ਪਿਆਰਿਓ ਨੂੰ ਇਹ ਉਹਦੇ ਲਈ ਮਖੌਲ ਸੀ ਉਹ ਹੱਸਦੀ ਰਹੀ ਮੈਂ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੌਲ ਸੀ ਤੈਨੂੰ ਵੇਖ ਵੇਖ ਮੈਂ ਖੁਸ਼ ਹੁੰਦਾ ਅਣਭੋਲ ਜਿਹਾ ਜਦ ਹੱਸਦੀ ਸੀ ਸੱਚ ਜਾਣੀ ਅੰਦਰੋਂ ਟੁੱਟ ਜਾਂਦਾ ਜਦੋਂ ਆ ਕੇ ਦੁੱਖੜੇ ਦੱਸਦੀ ਸੀ ਕੀ ਪਾਇਆ ਤੇ ਕੀ ਖੋਇਆ ਮੈਂ ਹੋ ਗਈ ਇੱਕ ਕਲੋਲ ਸੀ ਅਸੀਂ ਕਰਦੇ ਰਹਿ ਪਿਆਰ ਕਰਦੀ ਸੀ ਕੁਝ ਆਪਣਿਆਂ ਨੇ ਉਹਨੂੰ ਰੋਕ ਦਿੱਤਾ ਕੁਝ ਲੋਕਾਂ ਕੋਲੋਂ ਡਰਦੀ ਸੀ ਹੁਣ ਜੀਣਾ ਮਰਨਾ ਤਰਨਾ ਕੁਝ ਐਸੇ ਵਾਅਦੇ ਕਰਦੀ ਸੀ ਕੁਝ ਆਪਣਿਆਂ ਨੇ ਉਹਨੂੰ ਰੋਕ ਦਿੱਤਾ ਕੁਝ ਲੋਕਾਂ ਕੋਲੋਂ ਡਰਦੀ ਸੀ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ ਉਹਦੇ ਆਖਰੀ ਬੋਲ ਸੀ ਅਸੀਂ ਕਰਦੇ ਰਹਿ ਪਿਆਰ ਮਖੌੜ ਸੀ ਉਹ ਹੱਸਦੀ ਰਹੀ ਮੈਂ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੌਲ ਸੀ।